ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਹਰ ਜੀ ਤੁਧ ਨੂੰ ਸਦਾ ਸਾਲਾ ਹੀ ਪਿਆਰੇ ਜਿਚਰ ਘਟ ਅੰਤਰ ਹੈ ਸਸ ਇਕ ਪਾਲ ਖਿਣ ਵਿਸਰ ਹੈ ਤੂੰ ਸਵਾਮੀ ਜਾਣ ਬਾਰਸ ਪਚਾਸ ਹਮ ਮੂੜ ਮੁਗਦ ਸਦਾ ਸਿਪਾਈ ਗੁਰ ਕਾ ਸ਼ਬਦ ਪਰਗਸ ਹਰ ਜੀ ਤੁਧ ਨੂੰ ਸਦਾ ਸਲਾ ਹੀ ਪਿਆਰੇ ਜਿਚਰ ਘਟ ਅੰਤਰ ਹੈ ਸਸ ਇਕ ਪਾਲਖਿਨ ਵਿਸਰ ਤੂੰ ਸਵਾਮੀ ਜਾਣ ਬਾਰਸ ਪਚਾਸ ਹਮ ਮੂੜ ਮੁਗਦ ਸਦਾ ਸਿਪਾਈ ਗੁਰ ਕਾ ਸ਼ਬਦ ਪ੍ਰਗਾਸ ਹਰ ਜੀ ਤੁਮ ਆਪੇ ਦੇਹ ਬੁਝਾਈ ਹਰ ਜੀ ਤਦ ਵਿਤ ਆਰਿਆ ਸਰ ਹੀ ਤੇਰੇ ਨਾਮ ਵਿਤ ਵਲ ਜਾਈ ਹਮ ਸ਼ਬਦ ਮੋਏ ਸ਼ਬਦ ਮਾਰ ਜਿਵਾਲੇ ਭਾਈ ਸ਼ਬਦ ਹੀ ਮੁਕਤ ਪਾਈ ਸ਼ਬਦ ਮਨ ਤਨ ਨਿਰਮਲ ਹਰ ਵਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਤਾ ਹਰ ਸਿਉ ਰਹਿਆ ਸਮਾਈ ਸ਼ਬਦ ਨ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਈ ਸੰਸਾਰ ਹਰ ਰਸ ਨਾ ਪਾਇਆ ਵਿਰਥਾ ਜਨਮ ਗਵਾਇਆ ਜਮ ਹੀ ਵਾਰ ਵਾਰ ਬਿਸਤਾ ਕੇ ਕੀੜੇ ਬਿਸਤਾ ਮਾਹੀ ਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖਾ ਮਾਰਗ ਲਾਏ ਭਾਈ ਕਿਸ ਦਿਨ ਅਵਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮੇਟਾ ਭਾਈ ਕਰਤਾ ਕਰੀ ਸੋ ਹੋਈ ਨਾਨਕ නාම බසයා මන අන්තරපයි අවරණා දුජා කොයි අපේ කර වෙඛ මාර්ගලයි පායි සුබන ආවරණා කෝයි ජෝතර ලිඛයා සුකොයි නමිතා පායි කර්තා කරේසෝයි නානක නාම වසයා මන අන්තරපායි අවරණ දුජා කොයි වාහිගුරු ජී කා ඛාලසා වාහිගුරු ජී කී සතේ සෝරඨ මහල්ලා තීජා හර්ජිය තදනු සදා සලාහි ප්‍යාරේ ජිච්චර පාට අන්තර හැ සාසා ඒකපාල ඛේන විසුරහ තූ ස්වාමී ජානෝ වර්ෂ පචාසා හම මූර මොගඩ සදා සේපායි ගොරකා සබදු පරගාසා